ਮੈਨੂੰ ਚੈਨ ਨਹੀਂ ਕੁਪਲਾ ਵੈ ਤੁਹਾਡੀ ਯਾਦ ਬੜੀ ਤੜਪਾ ਵੈ ਆਪਾਂ ਦੂਰ ਰਹਾ ਨਾ ਜਾਵੇ ਦਿਲਦਾਰ ਵੈ ਮੈਨੂੰ ਚੈਨ ਨਹੀਂ ਕੁਪਲਾ ਵੈ ਤੁਹਾਡੀ ਯਾਦ ਬੜੀ ਤੜਪਾ ਵੈ ਆਪਾਂ ਦੂਰ ਰਹਾ ਨਾ ਜਾਵੇ ਦਿਲਦਾਰ ਵੈ ਚਿਹਰਾ ਯਾਰ ਦਾ ਦਿਲ ਵਿੱਚ ਘਰ ਮੇਰੇ ਪਿਆਰ ਦਾ ਅੱਗ ਵਿੱਚ ਚਿਹਰਾ ਯਾਰ ਦਾ ਦਿਲ ਵਿੱਚ ਘਰ ਮੇਰੇ ਪਿਆਰ ਦਾ ਮੈਨੂੰ ਚੈਨ ਨਾ ਇੱਕ ਪਲਾਵੇ ਤੁਹਾਡੀ ਯਾਦ ਬੜੀ ਤੜਪਾਵੇ ਅਬ ਤੋ ਦੂਰ ਰਹਾ ਨਾ ਜਾਵੇ ਦਿਲਦਾਰ ਵੇ ਅੱਖ ਵਿੱਚ ਚਿਹਰਾ ਤੜਪਾ